ਦਾ ਪਿਓ ਦੇ ਜ਼ਿੰਦਗੀ ਰਿਤਿਆਉਣਾ ਚਾਹੁੰਦਾ ਮਾਂ ਅੱਜ ਸਾਰਾ ਬੈਠਾਰੁਲਾਏ ਸਿਧਿਆਉਣਾ ਚਾਹੁੰਦਾ ਮਾਂ ਪਿਉਂਦਾ ਪਿਓ ਦੇ ਆਪਣਾ ਬੰਨੇ ਸਾਰਾ ਲਾਏ ਅੱਜ ਭੁੱਲਣਾ ਚਾਹੁੰਦਾ ਮਾਂ ਆਪਣਾ ਬੰਨੇ ਸਾਰਾ ਲਾਏ ਅੱਜ ਭੁੱਲਣਾ ਚਾਹੁੰਦਾ ਮਾਂ ਮਨ ਕਾ ਸਾਰਾ ਪੂਰਾ ਪੋਖੇ ਅੱਜ ਖੁੱਲਣਾ ਚਾਹੁੰਦਾ ਮਾਂ ਪਿਉਂਦਾ ਪਿਓ ਦੇ ਆਪਣਾ ਸਾਰਾ ਇੱਛਾ ਲਾਏ ਅੱਜ ਕਿਤਨਾ ਚਾਹੁੰਦਾ ਮਾਂ ਆਪਣਾ ਸਾਰਾ ਇੱਛਾ ਲਾਏ ਅੱਜ ਕਿਤਨਾ ਚਾਹੁੰਦਾ ਮਾਂ ਰਹਿਰ ਬੋਕੀ ਚਲਨੇ ਮੋਟੋ ਅੱਜ ਚੀਤਨਾ ਚਾਹੁੰਦਾ ਮਾਂ ਪਿਉਂ ਦੇ ਜ਼ਿੰਦਗੀ ਰਿਤਿਆਉਣਾ ਚਾਹੁੰਦਾ